să ta vii ma hiave, na să ta vii na. Mainu teri yahan de aave, ki kara hun dass ja. Mainu chhad gayi kal, hun kuj bhi na pal, hun reh nahi hunda kal, kal. Kyun rus gayi main tho, mainu ik vari dass de. Mainu hor na milni teri jai soniye. Mainu chhad gayi kal, hun kuj bhi na palle, hun reh nahi hunda kal, kal. ਆਉਂਦਾ ਏ ਡਾਡੀ ਕੀਤੀ ਆਨੇ ਦੇ ਪਰਵਾਈਆਂ ਸੁਣ ਲੈ ਅਰ